Now whatever you at, babe, you can make the whole room stare. But you know that my favorite is when you're rocking that this is way. Oh, tenu suit suit karda. Oh, tenu suit suit karda. Suit karda. Tenu suit suit karda. Oh, ni tu lagdi Punjaban, lagdi Patola, lagge ni tu saryan to vakh ni. Tenu suit suit karda. Oh, ni tu lagdi Punjaban, lagdi Patola, lagge ni tu saryan to vakh ni. Tenu suit suit karda. Oh, tenu suit suit karda. ਜਾਂਜਰਾਂ ਦੇ ਸ਼ੋਰ ਨੇ ਤਬਾਈ ਜਈ ਪਾਈਆ ਪੁੱਛਦੇ ਨੇ ਮੁੰਡੇ ਦੱਸੋ ਕੁੜੀ ਕਿੱਥੋਂ ਆਈਆ ਜਾਂਜਰਾਂ ਦੇ ਸ਼ੋਰ ਨੇ ਤਬਾਈ ਜਈ ਪਾਈਆ ਪੁੱਛਦੇ ਨੇ ਮੁੰਡੇ ਦੱਸੋ ਕੁੜੀ ਕਿੱਥੋਂ ਆਈਆ ਬੱਚਾ ਬੱਚਾ ਫਿਰੇ ਹੈ ਨਹੀਂ ਬੱਚਾ ਬੱਚਾ ਫਿਰੇ ਫਿਰੇ ਬੱਚਾ ਬੱਚਾ ਤੇਰੇ ਉੱਤੇ ਮਰਦਾ ਤੈਨੂੰ ਸੂਟ ਸੂਟ ਕਰਦਾ Whatever you at, babe, you can make the whole room stare. But you know that my favorite is when you're rocking that this is way. Ooh, your little black dress, it don't do it for me. You know how to impress, just give it to me. No jeans, no dresses, no tees, no. My queen, she's in a sari, yeah. Now keep it busy, like you're in Delhi. You gotta rep the team, shawty. I know the flexing matters me, you should be checking. Cause I wanna make you my rani. Rock with me. ਰੈਡ ਜਦੋਂ ਪਾ ਕੇ ਨੀ ਤੂੰ ਨਿਕਲੇ ਮੁੰਡਿਆਂ ਦੇ ਸੀਨਿਆਂ ਚੋਂ ਦਿਲ ਉਦੋਂ ਫਿਸਲੇ ਬਲੈਕ ਯੈਲੋ ਰੈਡ ਜਦੋਂ ਪਾ ਕੇ ਨੀ ਤੂੰ ਨਿਕਲੇ ਮੁੰਡਿਆਂ ਦੇ ਸੀਨਿਆਂ ਚੋਂ ਦਿਲ ਉਦੋਂ ਫਿਸਲੇ ਕਹਿਣੋ ਦਿਲ ਵਾਲੀ ਗੱਲ ਕਹਿਣੋ ਦਿਲ ਵਾਲੀ ਗੱਲ ਦਿਲ ਵਾਲੀ ਗੱਲ ਕਹਿਣੋ ਗੁਰੂ ਡਰਦਾ ਤੈਨੂੰ ਸੂਟ ਸੂਟ ਕਰਦਾ ਉਹ ਨੀ ਤੂੰ ਲੱਗਦੀ ਪੰਜਾਬਣ ਲੱਗਦੀ ਪਟੋਲਾ ਲੱਗੇ ਨੀ ਤੂੰ ਸਾਰਿਆਂ ਤੋਂ ਵੱਖ ਨੀ ਤੈਨੂੰ ਸੂਟ ਸੂਟ ਕਰਦਾ ਏ ਓ ਓ ਓ